back again. Round ya. ਨਾ ਬਜ ਗਿਆ ਬਾਜਾ ਲੱਭਣ ਦੇ ਬਹਾਨੇ ਕਹਿੰਦੀ ਕੋਲ ਤੋਂ ਆ ਜਾ ਨਾ ਬਜ ਗਿਆ ਬਾਜਾ ਲੱਭਣ ਦੇ ਬਹਾਨੇ ਕਹਿੰਦੀ ਕੋਲ ਤੋਂ ਆ ਜਾ सारी सारी रात सुन मेरे गाने पास बुलाने के तू ढूंढती बहाने ले देख मैं आ गया बेबी तेरे रोम रोम में आग लगाने let me hug you ditto message जैसे तू करती है अपने डैडी को यार तेरे की होके बाची रह कोई टेंशन नहीं है बोल दियो डैडी को बस मुझे इतना बता तेरे घर का पता जो जो करे हमें तंग उन्हें धूम में हटा तुझे लिया जो पटा करूँ सच्ची वाला प्यार ना करूँ कोई खता गूगल पे कर ले ट्राई ਬਜ ਗਿਆ ਬਾਜਾ ਲੱਭਣ ਦੇ ਬਹਾਨੇ ਕਹਿੰਦੀ ਕੋਲ ਤੋਂ ਆ ਜਾ ਵਈ ਗੇੜਾ ਪਿਆ ਤੋ ਓ ਤੇਰੀ ਬਾਈਕ ਕਿੱਥੇ ਆ ਤਿੰਨ ਟਾਇਰਾਂ ਵਾਲੀ ਤਿੰਨ ਟਾਇਰ ਵਾਲੀ ਬਾਈਕ ਓਹੀ ਤਿੰਨ ਟਾਇਰ ਵਾਲੀ ਓਏ ਤੇਰੀ ਮੌਤ ਹੀ ਹੋ ਗਈ ਭਾਜੀ